सच्चे पातशाह वाहे गुरु तेरा नौ लैके कम कर दे शुरू चढ़दी कला विच रहने ना बुरा सुन दे ना बुरा कहने जग नू साडे ते माणे साडी दिंदा है मिसाल साडे वर्गा ना कोई असी तुरदे आ शेरां दी चाल ओ असी तुरदे आ शेरां दी चाल ਬੈਗ ਕਰਦਾ ਹੈ ਟ੍ਰੈਂਡ ਸੈੱਟ ਨੀ ਹਰ ਗੱਲ ਵਿੱਚ ਅਸੀਂ ਪਰਫੈਕਟ ਨੀ ਸਾਡਾ ਸਵੈਗ ਕਰਦਾ ਹੈ ਟ੍ਰੈਂਡ ਸੈੱਟ ਨੀ ਹਰ ਗੱਲ ਵਿੱਚ ਅਸੀਂ ਪਰਫੈਕਟ ਨੀ ਸੂਟ ਬੂਟ ਵਿੱਚ ਲੱਗਦੇ ਹੈ ਸੋਹਣੇ ਹਮੇ ਜੱਚਦੇ ਹੈ ਵਾਲ ਵੱਟ ਵੱਟ ਨੀ ਉਹ ਸਾਡੇ ਕਾਲਰ ਖੜੇ ਅਸੀਂ ਦੇਸੀ ਬੜੇ ਸਾਡੇ ਕਾਲਰ ਖੜੇ ਅਸੀਂ ਦੇਸੀ ਬੜੇ ਮੰਗਾ ਲੈ ਹੀ ਨਾ ਤੂੰ ਸਾਨੂੰ ਕੁਛ ਕਹਿ ਕੇ ਝੱਟ ਜੈਗੁਆਰ ਉੱਤੇ ਬਹਿ ਕੇ ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ ਝੱਟ ਜੈਗੁਆਰ ਉੱਤੇ ਬਹਿ ਕੇ ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ ਅਸੀਂ ਸਰਦਾਰ ਬੰਦੇ ਮਿੱਤਰੋ ਲਾਈਫ ਕੱਟਦੇ ਆ ਮੌਜਾਂ ਵਿੱਚ ਰਹਿ ਕੇ ਹਾਂ ਅਸੀਂ ਸਰਦਾਰ ਬੰਦੇ ਮਿੱਤਰੋ ਲਾਈਫ ਕੱਟਦੇ ਆ ਮੌਜਾਂ ਵਿੱਚ ਰਹਿ ਕੇ ਸਾਡੀ ਉੜਦੀ ਹੈ ਕਾਰ ਉਹ ਹਵਾ ਮੇਰੇ ਯਾਰ ਸਾਡੀ ਉੜਦੀ ਹੈ ਕਾਰ ਉਹ ਹਵਾ ਮੇਰੇ ਯਾਰ ਸਾਰੀ ਦੁਨੀਆ ਨੂੰ ਬਾਏ ਬਾਏ ਕਹਿ ਕੇ ਝੱਟ ਜੈਗੁਆਰ ਉੱਤੇ ਬਹਿ ਕੇ ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ ਓਏ ਝੱਟ ਜੈਗੁਆਰ ਉੱਤੇ ਬਹਿ ਕੇ ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ ਓਏ ਝੱਟ ਜੈਗੁਆਰ ਉੱਤੇ ਬਹਿ ਕੇ ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ ਹੋ ਆਇਆ ਸੋਹਣੀ ਸੋਹਣੀ ਸੋਹਣੀ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ ਓਏ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਛੋਟੇ ਵੱਡੇ ਸਾਰਿਆਂ ਨੂੰ ਪਿਆਰ ਕਰਦੇ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਛੋਟੇ ਵੱਡੇ ਸਾਰਿਆਂ ਨੂੰ ਪਿਆਰ ਕਰਦੇ ਸ਼ੇਰੋ ਵਾਲੀ ਕੌਮ ਸੇ ਹੈ ਸਾਡਾ ਰਿਸ਼ਤਾ ਪੀਠ ਪੇ ਕਿਸੇ ਕੀ ਨਹੀਂ ਵਾਰ ਕਰਦੇ ਸੀਧੀ ਬਾਤ ਹੈ ਜਨਾਬ ਟਾਈਮ ਕਰੇ ਨਾ ਖਰਾਬ ਸੀਧੀ ਬਾਤ ਹੈ ਜਨਾਬ ਟਾਈਮ ਕਰੇ ਨਾ ਖਰਾਬ ਐਵੇਂ ਫਾਲਤੂ ਦੇ ਚੱਕਰਾਂ 'ਚ ਰਹਿ ਕੇ ਅਸੀਂ ਸਰਦਾਰ ਬੰਦੇ ਮਿੱਤਰੋ ਲਾਈਫ ਕੱਟਦੇ ਹਾਂ ਮੌਜਾਂ ਵਿੱਚ ਰਹਿ ਕੇ ਅਸੀਂ ਸਰਦਾਰ ਬੰਦੇ ਮਿੱਤਰੋ ਲਾਈਫ ਕੱਟਦੇ ਹਾਂ ਮੌਜਾਂ ਵਿੱਚ ਰਹਿ ਕੇ ਝੱਟ ਜੈਗੁਆਰ ਉੱਤੇ ਬਹਿ ਕੇ ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ ਓਏ ਝੱਟ ਜੈਗੁਆਰ ਉੱਤੇ ਬਹਿ ਕੇ ਆਇਆ ਸੋਹਣੀ ਸੋਹਣੀ ਕੁੜੀਆਂ ਨੂੰ